සත්තනාම සිරි වාහේ ගුරු සාහෙබජී ගත ඛජන්නා පගතන කෝදියා නෝ හරතන සච් සොයි අකොට නාම තන්න කදෙන කුට නාහි කෙල නා කීමත හෝයි නාම තන්න මොඛ උජලේ හෝයි හාර පාය සච්ච සෝයි පගත ඛජන්නා පගතන කෞදියා තන සච්ච සොයි අඛුට නාම තන කදෙන කුට නාහි කින නා කීමත හෝයි නාම තන මුඛ උජලේ හෝයි හර පාය සච්ච සොයි මන මෙරේ ගොර සබදේ හර පායා ජායි බෙන සබද ජග පොලදා පෙරදා දර්ගහ මෙල සජායි රහාව එස දෙහි අන්දර පංච චෝර වසහෙ කාම ක්‍රෝධ ලෝභ මෝහ අහංකාරා අමෘත ලුට මන මුඛ නහි බුජහ කෝය නා සොණ පුකාරා ਸਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਕਰ ਵਿਗੁੱਤੇ ਕਿਹੋ ਚੱਲੇ ਨਾ ਚੱਲਦਿਆ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਸੱਚੇ ਬਾਣੀ ਹਰ ਗੁਣ ਗਾਵੇ ਨਦਰ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਾਟ ਚਾਨਣ ਅਮਰ ਸਿਰ ਬਾਦਸ਼ਾਹ ਅਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਸਤਿਗੁਰ ਗਿਆਨ ਸਦਾ ਘਾਟ ਚਾਨਣ ਅਮਰ ਸਿਰ ਬਾਦਸ਼ਾਹ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਏ ਅਖੁੱਟ ਨਾਮ ਧਨ ਕਦੇ ਨਿਖੁੱਟੈ ਨਾਹੀ ਕਿਨ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ हर पाया सच सोए।